ਸੰਸਾਰ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੋਣ ਝੁਣ ਲਾਇਆ ਪਟਾਰੀ ਜੀਵੜਾ ਚਨ ਲੋਭੀ ਲੋਭਾ ਲੋਭਾਇਆ ਮੋਰੀ ਰੋਣ ਝੁਣ ਲਾਇਆ ਭੈਣੀ ਸਾਵਣ ਆਇਆ ਮੁੰਦ ਪਟਾਰੀ ਜੀਵੜਾ ਚਨ ਲੋਭੀ ਲੋਭਾ ਲੋਭਾਇਆ ਤੇਰੇ ਦਰਸ਼ਨ ਵਿੱਟ ਹੋ ਖੰਨੀਆਂ ਵੰਜਾ ਤੇਰੇ ਨਾਮ ਵਿੱਟ ਹੋ ਕੁਰਬਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਤੁਧ ਬੈਨ ਕਿਹਾ ਮੇਰਾ ਮਾਣੋ ਚੂੜਾ ਭਾਨਾ ਪਲੰਘ ਸਿਉ ਮੁੰਡੇ ਸਣ ਬਾਹੀ ਸਣ ਬਾਹਾ ਇੱਥੇ ਵੇਸਾ ਕਰਦੀ ਏ ਮੁੰਡੇ ਸਹੁਰਾ ਤੋਂ ਅਵਰਾ ਨਾ ਮਨਿਆਰ ਨਾ ਚੂੜੀਆ ਨਾ ਸੇ ਬੰਗੜੀਆ ਜੋ ਸਹ ਕੰਠ ਨਾ ਲੱਗਿਆ ਜਲਨ ਸੇ ਬਾਹੜੀਆ ਸਭ ਸਹੀਆ ਸਹ ਰਾਵਣ ਗਈਆ ਹਾਂ ਦਾਦੀ ਕੈ ਦਰ ਜਾਵਾ ਅਮਾਲੀ ਹਾਂ ਖਰੀ ਸੁਚੱਜੀ ਤੈ ਸਹ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆ ਭਰੀਐ ਮਾਂਗ ਸੰਧੂਰੇ ਅੱਗੇ ਗਈ ਨ ਮੰਨਿਆ ਮਰੋ ਵਿਸੂਰਾ ਵਿਸੂਰੇ ਮੈਰੋ ਬੰਦੀ ਸਭ ਅੱਗ ਰੁਨਾ ਰੁਨੜੀ ਬਣ ਹੋ ਪੰਖੇਰੂ ਇੱਕ ਨਾ ਰੋਨਾ ਮੇਰੇ ਤਨ ਕਾ ਵਿਰਹਾ ਜਿਨ ਹਾਂ ਪਿਰਹੋ ਵਿਛੋੜੀ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਈ ਆਓ ਸੁਭਾਗੀ ਨੀਂਦ चढ़ी है, मत सह देखा सोई। तै साहेब की बात जे आखा, कहो नानक क्या दीजा। शीस बंडे कर बैसन दीजा, वेणा सेरा सेव करीजा। क्यों ना मरीजा, जीअड़ा ना दीजा। जा सहु भया बेदाना, तै साहेब की बात दे आखा, कहो नानक क्या दीजा। शीस बंडे कर बैसन दीजा, वेणा सिर सेव करी जा। क्यों ना मरी जा, जीअड़ा ना दीजा। जा सहु भया बेदाना। वाहिगुरु जी का खालसा, वाहिगुरु जी की फतेह। वडहंस महला पहला, घर दूजा। मोरी रोन चुन लाया, भैने सावन आया। तेरे मुंद कटारे जेवड़ा, तेन लोभी लोभ लोभाया।